ਉਹਬੇ ਬੋਲੀਆਂ ਗੱਲਾਂ ਪਿੰਕ ਪਿੰਕ ਕੱਲੀ ਬੈਠੀ ਕਰਦੀ ਸੀ ਡਰਿੰਕ ਬੋਲੀਆਂ ਗੱਲਾਂ ਪਿੰਕ ਪਿੰਕ ਕੱਲੀ ਬੈਠੀ ਕਰਦੀ ਸੀ ਡਰਿੰਕ ਮੈਂ ਬਹਿ ਗਿਆ ਕੋਲੇ ਜਾ ਕੇ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਕਹਿੰਦੀ ਵਟ ਯੂ ਥਿੰਕ ਵੇ ਬੋਲੀਆਂ ਗੱਲਾਂ ਪਿੰਕ ਪਿੰਕ ਫੈਸ਼ਨ ਪੂਰਾ ਕਰਦੀ ਜੜੇ ਖੜੇ ਨੂੰ ਯਾਰ ਬਣਾਇਆ ਯਾਰਾਂ ਕੋਲੋਂ ਡਰਦੀ ਤੂੰ ਇਹ ਗਜਟਾਂ ਦੇ ਜੇਰੇ ਜੇਬਾਂ ਵਿੱਚ ਪਾਉਣ ਬਥੇਰੇ ਸਾਡੇ ਵੱਡਿਆਂ ਦੇ ਨਾਲ ਲਿੰਕ ਮੈਂ ਬੋਲੀਆਂ ਗੱਲਾਂ ਸੱਪ ਵਾਂਗਰਾ ਡਾਂਸ ਫਲੋਰ ਤੇ ਐਵੇਂ ਮੇਲਦੀ ਜਾਂਦੀ ਮੁੰਨੀ ਨੂੰ ਵੀ ਮਾਥਾ ਪਾਵੇ ਨੱਚਦੀ ਵਰਦੀ ਖਾਂਦੀ ਆਏ ਹਾਏ ਲੱਕਦੀ ਉਹ ਗਾਗਰ ਉਹਦੇ ਹੁਸਨਾਂ ਦੇ ਸਾਗਰ ਚ ਸਾਡਾ ਹਾਟ ਹੋ ਗਿਆ ਸਿੰਕ ਬੋਲੀਆਂ ਗੱਲਾਂ ਪਿੰਕ ਪਿੰਕ ਹੈ ਨਖਰਾ ਲੈ ਕੇ ਬਹਿ ਜੂ ਫਿਰ ਤਾਂ ਬਸ ਅਲਫਾਜ਼ ਵੀ ਯਾਰੋ ਤਾਂ ਹੋ ਕੇ ਰਹਿ ਜੂ ਇੱਕ ਪਾਸੇ ਲਾਉਂਦੀ ਲਾਰੇ ਇੱਕ ਪਾਸੇ ਕਰੇ ਇਸ਼ਾਰੇ ਖੱਬੀ ਅੱਖ ਨੂੰ ਕਰੇ ਬਲਿੰਕ ਵੇ ਬੋਲੀਆਂ ਗੱਲਾਂ ਬੋਲੀਆਂ ਗੱਲਾਂ ਪਿੰਕ ਪਿੰਕ ਕੱਲੀ ਬੈਠੀ ਕਰਦੀ ਸੀ ਡਰਿੰਕ ਮੈਂ ਬਹਿ ਗਿਆ ਕੋਲੇ ਜਾ ਕੇ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਕਹਿੰਦੀ ਵਟ ਯੂ ਥਿੰਕ ਬੋਲੀਆਂ ਗੱਲਾਂ ਪਿੰਕ ਪਿੰਕ ਹੈ।